ਮੈਂ ਲੇਟ ਜੱਟ ਨਹੀਂ, ਬਠਿੰਡੇ ਵਾਲਾ ਜੱਟ ਹਾਂ। ਲੋਕਾਂ ਨੂੰ ਲੱਗਦਾ ਸਾਬ ਤਾਂ ਕੇਲਾ ਹੀ ਖਾ ਸਕਦੇ ਹਾਂ ਛਿੱਲ ਕੇ, ਉਹ ਅਸੀਂ ਦਿਲ ਜਿੱਤਣ ਵਾਲੇ ਜੱਟ ਹਾਂ। ਮਾੜਾ ਜਿਹਾ ਗੇਅਰ ਪਾ ਜੱਟੀ। ਥੋੜੀ ਗੱਲਬਾਤ ਹੋਰ ਐਵੇਂ ਹੋਰ ਨਾ ਕਰਾ ਕੇ ਆਈ ਨੀ ਕਰੇ ਨੀ। ਇੱਕ ਤੱਕ ਜੋੜ ਜਰਾ ਕਰੀ ਤੂੰ ਵੀ ਗੌਰ, ਵਾਰੀ ਝੋੜ ਦਈਏ ਨਿੱਕੀ ਜਿਹੀ। ਹੁਣ ਮੰਨਦੀਆਂ ਯਾਰਾਂ ਨੂੰ।